ਗੁਰੀ ਨਾਲ ਇਸ਼ਕ ਮਿਠਾ ਹੋ ਗੁਰੀ ਨਾਲ ਇਸ਼ਕ ਮਿਠਾ ਰੱਬਾ ਲਗੇ ਨਾ ਕਿਸੀ ਨੂੰ ਜਾਵੇ ਗੁਰੀ ਨਾਲ ਇਸ਼ਕ ਮਿਠਾ ਗੁਰੀ ਨਾਲ ਇਸ਼ਕ ਮਿਠਾ ਹੋ ਗੁਰੀ ਨਾਲ ਇਸ਼ਕ ਮਿਠਾ ਰੱਬਾ ਲਗੇ ਨਾ ਕਿਸੀ ਨੂੰ ਜਾਵੇ ਗੁਰੀ ਨਾਲ ਇਸ਼ਕ ਮਿਠਾ For my friends, nobody makes it from my end. I had to bust up the silence. You know you gotta stick by me. Soon as you see the text, reply me. I don't wanna spend time fighting. We got no time, that's why I need a witness. Got a Hennessy in my hand. One more time for I go. Higher power's taking a hold on me. ਗੁਰੀ ਨਾਲ ਇਸ਼ਕ ਮਿਠਾ